ਜਿਹੜੇ ਜਿਹੜੇ ਤੈਨੂੰ ਨੇ ਪਸੰਦ ਜੱਟੀਏ ਜੱਟ ਨੂੰ ਗਣਾ ਦੇ ਸਾਰੇ ਰੰਗ ਜੱਟੀਏ ਹਾਂ ਜਿਹੜੇ ਜਿਹੜੇ ਤੈਨੂੰ ਨੇ ਪਸੰਦ ਜੱਟੀਏ ਜੱਟ ਨੂੰ ਗਣਾ ਦੇ ਸਾਰੇ ਰੰਗ ਜੱਟੀਏ ਉਹ ਬੰਨਿਆ ਕਰੂੰ ਮੈਂ ਨਿੱਤ ਅੱਡ ਅੱਡ ਨਹੀਂ ਬੰਨਿਆ ਕਰੂੰ ਮੈਂ ਨਿੱਤ ਅੱਡ ਅੱਡ ਨਹੀਂ ਮੈਂ ਕਰਾਂ ਤੇਰੇ मैं सा मंगलों